ਦਿਖਾਵੇ ਸਾਡੀ ਸਿੱਖ ਦਇਆ ਮੌਤ ਨਾ ਆਵੇ, ਸਾਡੇ ਸਿੱਖ ਦਇਆ ਮੌਤ ਨਾ ਆਵੇ, ਅੱਲਾ ਰੌਜ਼ਾ ਰਸੂਲ ਦਿਖਾਵੇ ਸਾਡੇ ਸਿੱਖ ਦਇਆ ਮੌਤ ਨਾ ਆਵੇ, ਸਾਡੇ ਸਿੱਖ ਦਇਆ ਮੌਤ ਨਾ ਆਵੇ। ਉਹ ਵਨੇ ਚੁੰਮਾ ਮਦੀਨੇ ਦੀਆਂ ਗਲੀਆਂ, ਵਨੇ ਚੁੰਮਾ ਮਦੀਨੇ ਦੀਆਂ ਗਲੀਆਂ, ਵਨੇ ਚੁੰਮਾ ਮਦੀਨੇ ਦੀਆਂ ਗਲੀਆਂ, ਜਿੱਥਾਂ ਅਰਬੀ ਲਾਈਆਂ ਤਲੀਆਂ, ਉਹ ਜਿੱਥਾਂ ਅਰਬੀ ਲਾਈਆਂ ਤਲੀਆਂ, ਅੱਲਾ ਇਹ ਜੀਆਂ ਜੋੜ ਬਣਾਵੇ, ਅੱਲਾ ਇਹ ਜੀਆਂ ਜੋੜ ਬਣਾਵੇ, ਅੱਲਾ ਇਹ ਜੀਆਂ ਜੋੜ ਬਣਾਵੇ, ਸਾਡੀ ਸਿੱਖ ਦਇਆ ਮੌਤ ਨਾ ਆਵੇ, ਉਹ ਸਾਡੀ ਸਿੱਖ ਦਇਆ ਮੌਤ ਨਾ ਆਵੇ, ਅੱਲਾ ਰੌਜ਼ਾ ਰਸੂਲ ਦਿਖਾਵੇ ਸਾਡੀ ਸਿੱਖ ਦਇਆ ਮੌਤ ਨਾ ਆਵੇ, ਸਾਡੇ ਸਿੱਖ ਦਇਆ ਮੌਤ ਨਾ ਆਵੇ। ਉਹ ਰਾਂਝੀ ਰਾਤ ਦੀਆਂ ਦਿਲ ਤਾਂਗੇ, ਰਾਂਝੀ ਰਾਤ ਦੀਆਂ ਦਿਲ ਤਾਂਗੇ, ਰਾਂਝੀ ਰਾਤ ਦੀਆਂ ਦਿਲ ਤਾਂਗੇ, ਵਨ ਦੇਵਾ ਮਦੀਨੇ ਬਾਂਗੇ, ਵਨ ਦੇਵਾ ਮਦੀਨੇ ਬਾਂਗੇ, ਸਦਕਾ ਮਦਨੀ ਦਾ ਨਾ ਤਰਸਾਵੇ, ਸਦਕਾ ਮਦਨੀ ਦਾ ਨਾ ਤਰਸਾਵੇ, ਸਾਡੀ ਸਿੱਖ ਦਇਆ ਮੌਤ ਨਾ ਆਵੇ, ਉਹ ਸਾਡੀ ਸਿੱਖ ਦਇਆ ਮੌਤ ਨਾ ਆਵੇ, ਅੱਲਾ ਰੌਜ਼ਾ ਰਸੂਲ ਦਿਖਾਵੇ, ਅੱਲਾ ਰੌਜ਼ਾ ਰਸੂਲ ਦਿਖਾਵੇ, ਸਾਡੀ ਸਿੱਖ ਦਇਆ ਮੌਤ ਨਾ ਆਵੇ, ਉਹ ਸਾਡੀ ਸਿੱਖ ਦਇਆ ਮੌਤ ਨਾ ਆਵੇ। ਉਹ ਵਨੇ ਚੁੰਮਾ ਰੋਦੇ ਦੀ ਜਾਲੀ, ਉਹ ਵਨੇ ਚੁੰਮਾ ਰੋਦੇ ਦੀ ਜਾਲੀ, ਰੋਵੇਂ ਨਖੀਆਂ ਬਣ ਕੇ ਸਵਾਲੀ, ਉਹ ਰੋਵੇਂ ਨਖੀਆਂ ਬਣ ਕੇ ਸਵਾਲੀ, ਰੰਗ ਚੁੰਮਾ ਰੋਦੇ ਦੀ ਜਾਲੀ, ਵਨ ਚੁੰਮਾ ਰੋਦੇ ਦੀ ਜਾਲੀ, ਰੋਵੇਂ ਨਖੀਆਂ ਬਣ ਕੇ ਸਵਾਲੀ, ਰੋਵੇਂ ਨਖੀਆਂ ਬਣ ਕੇ ਸਵਾਲੀ, ਬਸ ਅੱਲਾ ਵੀ ਕਰਮ ਕਮਾਵੇ, ਹੁਣ ਅੱਲਾ ਵੀ ਕਰਮ ਕਮਾਵੇ, ਸਾਡੀ ਸਿੱਖ ਦਇਆ ਮੌਤ ਨਾ ਆਵੇ, ਉਹ ਸਾਡੀ ਸਿੱਖ ਦਇਆ ਮੌਤ ਨਾ ਆਵੇ, ਅੱਲਾ ਰੌਜ਼ਾ ਰਸੂਲ ਦਿਖਾਵੇ, ਅੱਲਾ ਰੌਜ਼ਾ ਰਸੂਲ ਦਿਖਾਵੇ, ਸਾਡੀ ਸਿੱਖ ਦਇਆ ਮੌਤ ਨਾ ਆਵੇ, ਸਾਡੀ ਸਿੱਖ ਦਇਆ ਮੌਤ ਨਾ ਆਵੇ। ਸੁਭਾਨ ਅੱਲਾਹ।